ਲਾ ਕੇ ਰੀਝ ਜਦੋਂ ਪੂਰੀ ਸੂਟ ਬੂਟ ਤੇ ਆਉਂਦੇ ਪਿੰਡਾਂ ਵਾਲੇ ਜੱਟ ਗੇੜੀ ਰੂਟ ਤੇ ਹਾਫ ਪਿੰਡੋ ਡਾਉਨ ਵਿੱਚੋਂ ਬੇਸ ਗੂੰਜਦੀ ਹਾਫ ਪਿੰਡੋ ਡਾਉਨ ਵਿੱਚੋਂ ਬੇਸ ਗੂੰਜਦੀ ਨਾਲੇ ਦੋਵੇਂ ਹੱਥ ਜੋੜ ਫਤਿਹ ਜੀ ਬੁਲਾਉਂਦੇ ਨੇ ਉਹ ਚੰਡੀਗੜ੍ਹ ਵਾਲੀਆਂ ਵੀ ਕਹਿਣ ਲੱਗੀਆਂ on the track ਅੱਖਾਂ ਬੰਦ ਕਰਵਾਉਂਦੀ ਰੱਡ ਗੁੱਟ ਤੇ ਖੱਬਾ ਹੱਥ ਰਹਿੰਦਾ ਸਦਾ ਕੁੰਡੀ ਮੁੱਛ ਤੇ ਅੱਖਾਂ ਬੰਦ ਕਰਵਾਉਂਦੀ ਰੱਡ ਗੁੱਟ ਤੇ ਖੱਬਾ ਹੱਥ ਰਹਿੰਦਾ ਸਦਾ ਕੁੰਡੀ ਮੁੱਛ ਤੇ ਸਿਟਕੋ ਸਤਾਰਾਂ ਚੱਪਾ ਚੱਪਾ ਛਾਣ ਕੇ ਸ਼ਾਮੀ 3v2 ਚ ਜਾ ਕੇ ਰੌਣਕਾਂ ਵਧਾਉਂਦੇ ਨੇ ਕਦੇ ਚੁੰਨੀ ਚੀਨ ਮੀਣ ਦੀ ਮੌਜ ਨੱਡੀਆਂ ਨੂੰ ਲੱਗੀ ਖਾਣ ਪੀਣ ਦੀ ਕਦੇ ਸਾਰਾ ਕਦੇ ਚੁੰਨੀ ਚੀਨ ਮੀਣ ਦੀ ਮੌਜ ਨੱਡੀਆਂ ਨੂੰ ਲੱਗੀ ਖਾਣ ਪੀਣ ਦੀ ਖੁੱਲੀਆਂ ਜ਼ਮੀਨਾਂ ਖੁੱਲਾ ਕੈਸ਼ ਕਰਦੇ ਮਰੂ ਮਰੂ ਕਰ ਦਿਨ ਨਾ ਟਪਾਉਂਦੇ ਨੇ ਦੇਖ ਕਮਲ ਕਮਲ ਕਰਵਾ ਗਿਆ ਤੇਰੇ ਸ਼ਹਿਰ ਵਿੱਚ ਪਿੰਡੂ ਤੱਕ ਪਾ ਗਿਆ ਦੇਖ ਕਮਲ ਕਮਲ ਕਰਵਾ ਗਿਆ ਤੇਰੇ ਸ਼ਹਿਰ ਚ ਖਰੌੜ ਤੱਕ ਪਾ ਗਿਆ ਯੈਂਕਣਾ ਵੀ ਯੈਂਕੀਆਂ ਦੇ ਪਿੱਛੋਂ ਬੇਦੀਆਂ ਜਦੋਂ ਕੁੜਤੇ ਨਾ ਪੱਟੂ ਰੇਵਨ ਟਕਾਉਂਦੇ ਨੇ ਵਾਰੀ ਫੇਰ